ਕਾਲਾ ਚਸ਼ਮਾ ਜਚਦਾਏ ਜਚਦਾਏ ਗੋਰੇ ਮੁਖੜੇ ਤੇ ਤੁਝ ਜੈਸੇ ਛੱਤ ਫਿਰਤੇ ਹਾਂ ਮੇਰੇ ਵਰਗੀ ਔਰ ਨ ਹੋਣੀ ਵੇ ਤੂੰ ਮੁੰਡਾ ਬਿਲਕੁਲ ਦੇਸੀ ਹੈ ਮੈਂ ਕੱਟਦੀ ਨਾ ਤੋ ਸੋਹਣੀ ਵੇ आज कल पांव जमीन पर नहीं पड़ते मेरे आज कल पांव जमीन पर नहीं पड़ते मेरे बोलो देखा है कहीं तुमने मुझे उड़ते हुए आज कल पांव जमीन पर नहीं पड़ते